Right about now, you guys are tuned to the sounds, the original bad man from the West Coast, DJ Swift and DJ Impact. And this is the Punjabi Slow Jams Podcast. चाहुंदी के प्यार किन्ना कर दी मेरी वफा दा वी यारा तू ते चंगा मुल पाया छड़ कली नू गया ते फिर मुड़ के ना आया कोई दित्ती ना खबर कोई दसी वी ना गल दित्ती ना खबर कोई दसी वी ना गल मुक करके परा तू ता हाथ जोड़ते जेड़े किते एक एक करके पलों च तोड़ते कसमां ते वादे यारा तुसी जेड़े किते एक एक करके पलों च तोड़ते मैं समझावां चन वे कि मैं तैनू चावां चन वे मैं किंज समझावां चन वे कि मैं तैनू चावां चन वे मिंदी तलियां तो लेगी मैं परौणी बनी रहगी ओ चारे पासे चन्ना मशहूर होके हरिया इको दुख रहना तेथों दूर होके मरिया इको दुख रहना तेथों दूर होके मरिया इको दुख रहना तेथों दूर होके मरिया इको दुख रहना होके मरिया रुसन दी गल की गरांत रुस ही गया छड़न दी गल की गरांत छड़ ही गया हुण की फायदा मेरे रोण दा डर सी बड़ा तैनू खोण दा तू खो गया अख तैनू लभदी जावे तू अज रोई मैनू समझ ना आवे ते हसे अख वगदी जावे क्यों अज रोई मैनू समझ न आवे दुनिया ते हसे अख वगदी जावे क्यों नहीं जान सके किन्ना प्यार सी नाल उदे ओ क्यों नहीं जान सके किन्ना प्यार सी नाल उदे राहां दे विच कल्यां नू आशिक पागल चल्यां नू राहां दे विच कल्यां नू आशिक पागल चल्यां नू ना पहचान सके Right now, you guys are tuned into the original Punjabi Slow Jams podcast. Vai man ji ho gaya mere karke chandri jai gal gal te khad jave akh bhar ke chandri jai मेरे करके चंदरी जई गल गल ते खड़ जावे ਅੱਖ ਭਰ ਕੇ ਚੰਦਰੀ ਜਈ ਰੱਬ ਜਾਣਦਾ ਏ ਤੂੰ ਕੀ ਏ ਮੇਰੇ ਲਈ ਇਹ ਮਹਿਲ ਮੁਹੱਬਤ ਦਾ ਗੱਲਾਂ ਨਾਲ ਚਿਣਿਆ ਨਹੀਂ ਉਹ ਮੈਨੂੰ ਪੁੱਛਦੀ ਰਹਿੰਦੀ ਆ ਮੈਨੂੰ ਕਿੰਨਾ ਪਿਆਰ ਕਰੇ ਮੈਂ ਹੱਸ ਕੇ ਕਹਿ ਦੇਵਾਂ ਕਦੇ ਗਿਣੀਆਂ ਮਿਣੀਆਂ ਨਹੀਂ ਮੈਂ ਹੱਸ ਕੇ ਕਹਿ ਦੇਵਾਂ ਕਦੇ ਗਿਣੀਆਂ ਮਿਣੀਆਂ ਨਹੀਂ ਮੈਂ ਹੱਸ ਕੇ ਕਹਿ ਦੇਵਾਂ ਕਿਉਂ ਤੂੰ ਮੈਨੂੰ ਛੱਡ ਗਈ ਐ ਹਾਂ ਦਿਲ ਚੋਂ ਕੱਢ ਗਈ ਐ ਵਫਾ ਵੀ ਨਾ ਕਰ ਪਾਈ ਇਹ ਜੋ ਤੂੰ ਕਰ ਗਈ ਐ ਦਿਲ ਮੇਰਾ ਹਲੇ ਵੀ ਤੈਨੂੰ ਚਾਹੁੰਦਾ ਤੇਰਾ ਹੋ ਕੇ ਰਹਿਣਾ ਚਾਹੁੰਦਾ ਇੱਕ ਵਾਰੀ ਆ ਜਾ ਮੇਰੇ ਕੋਲ ਤੈਨੂੰ ਰੱਜ ਰੱਜ ਪਿਆਰ ਕਰਾਂ ਬਸ ਇੱਕ ਵਾਰੀ ਬਹਿ ਜਾ ਮੇਰੇ ਕੋਲ ਤੈਨੂੰ ਸੱਜਦਾ ਮੈਂ ਰੋਜ਼ ਕਰਾਂ ਮੈਂ ਦੇਖਾ ਤੇਰੀ ਫੋਟੋ ਸੌ ਸੌ ਵਾਰ ਕੁੜੇ ਮੈਂ ਦੇਖਾ ਤੇਰੀ ਫੋਟੋ ਸੌ ਸੌ ਵਾਰ ਕੁੜੇ ਦੇ ਤੂਫਾਨ ਸੀਨੇ ਵਿੱਚ ਸੌ ਸੌ ਵਾਰ ਕੁੜੇ ਕੇ ਉੱਠਦੇ ਤੂਫਾਨ ਸੀਨੇ ਵਿੱਚ ਸੌ ਸੌ ਵਾਰ ਕੁੜੇ ਤੂੰ ਸੁਪਨੇ ਚ ਆ ਹੀ ਜਾਨੀ ਐ ਤੂੰ ਨੀਂਦ ਉਡਾ ਹੀ ਜਾਨੀ ਐ ਤੂੰ ਸੁਪਨੇ ਚ ਆ ਹੀ ਜਾਨੀ ਐ ਤੂੰ ਨੀਂਦ ਉਡਾ ਹੀ ਜਾਨੀ ਐ ਤੂੰ ਮਿਲੇ ਇੱਕ ਵਾਰ ਕੁੜੇ ਮੈਂ ਦੇਖਾਂ ਤੇਰੀ ਫੋਟੋ ਸੌ ਸੌ ਵਾਰ ਕੁੜੇ ਮੈਂ ਦੇਖਾਂ ਤੇਰੀ ਫੋਟੋ ਸੌ ਸੌ ਵਾਰ ਕੁੜੇ ਕੇ ਉੱਠਦੇ ਤੂਫਾਨ ਸੀਨੇ ਵਿਸਨੇ ਸੌ ਸੌ ਵਾਰ ਕੁੜੇ ਮੈਂ ਦੇਖਾਂ ਤੇਰੀ ਫੋਟੋ ਮੈਂ ਦੇਖਾਂ ਤੇਰੀ ਫੋਟੋ ਤੈਨੂੰ ਤੇ ਝੂਠ ਬੋਲਣਾ ਚੰਗਾ ਲੱਗਦਾ ਮੈਨੂੰ ਵੀ ਝੂਠ ਸੁਣਨਾ ਚੰਗਾ ਲੱਗਦਾ ਤੂੰ ਤੇ ਝੂਠ ਵੀ ਏਦਾਂ ਬੋਲਦਾ ਏ ਜਿਵੇਂ ਸੱਚੀ ਮੁੱਚੀ ਸੱਚ ਬੋਲਦਾ ਹੁਣ ਮੈਂ ਤੇ ਰਾਤ ਨੂੰ ਦਿਨ ਕਹਿ ਦੂੰਗੀ ਜੇ ਤੂੰ ਰਾਤ ਨੂੰ ਵੀ ਦਿਨ ਬੋਲਦਾ ਹੋਏ ਤੈਨੂੰ ਤੇ ਝੂਠ ਬੋਲਣਾ ਚੰਗਾ ਲੱਗਦਾ ਮੈਨੂੰ ਵੀ ਝੂਠ ਸੁਣਨਾ ਚੰਗਾ ਲੱਗਦਾ ਤੈਨੂੰ ਤੇ ਝੂਠ ਬੋਲਣਾ ਚੰਗਾ ਲੱਗਦਾ ਮੈਨੂੰ ਵੀ ਝੂਠ ਸੁਣਨਾ ਚੰਗਾ ਲੱਗਦਾ ਅੱਖਾਂ ਵਿੱਚੋਂ ਪਾਣੀ ਤਾਂ ਵਗਦਾ ਹੀ ਰਹਿੰਦਾ ਕੀ ਕਰੀਏ ਕੀ ਕਰੀਏ ਦਿਲ ਮੇਰਾ ਤਾਂ ਐਵੇਂ ਦੁਖਦਾ ਹੀ ਰਹਿੰਦਾ ਕੀ ਕਰੀਏ ਕੀ ਕਰੀਏ ਪੈ ਗਈ ਆਦਤ ਮੈਨੂੰ ਦੁੱਖ ਸਹਿਣ ਦੀ ਕਰਾਂ ਕੋਸ਼ਿਸ਼ ਤੇ ਤੂੰ ਛੱਡ ਕੇ ਜਾਣਾ ਸੀ ਛੱਡ ਜਾਂਦਾ ਇਹ ਵੀ ਦੱਸਦਾ ਕਿਵੇਂ ਹੈ ਭੁੱਲਿਆ ਜਾਂਦਾ ਜੇ ਤੂੰ ਛੱਡ ਕੇ ਜਾਣਾ ਸੀ ਛੱਡ ਜਾਂਦਾ ਇਹ ਵੀ ਦੱਸਦਾ ਕਿਵੇਂ ਹੈ ਭੁੱਲਿਆ ਜਾਂਦਾ ਜੇ ਤੂੰ ਛੱਡ ਕੇ ਜਾਣਾ ਸੀ ਛੱਡ ਜਾਂਦਾ ਇਹ ਵੀ ਦੱਸਦਾ ਕਿਵੇਂ ਹੈ ਭੁੱਲਿਆ ਜਾਂਦਾ ਜੇ ਤੂੰ ਛੱਡ ਕੇ ਜਾਣਾ ਸੀ ਛੱਡ ਜਾਂਦਾ ਇਹ ਵੀ ਦੱਸਦਾ ਕਿਵੇਂ ਹੈ ਭੁੱਲਿਆ ਜਾਂਦਾ ਨਾ ਰਾਤ ਵਿਖਦੀ ਏ ਨਾ ना तेरे बिन विखदा है मेरा दम दम घुटदा पिया है मेरा सब कुछ लुटदा रहा है दस तेरा की गया मैं हाले तक ना पानी भी नहीं पीता जिन्ने एक मैं तेरे बिच हंजू पी गया मैं हाले तक ना पानी भी नहीं पीता जिन्ने एक मैं तेरे बिच हंजू पी गया मैं हाले तक ना पानी तू रुख जही जापदी मैं टाणी वांगू नाल रहा तू सुख जही जापदी कि अपना मैं हाल कहां अखां च तू इक मेरी लखां च ना रख मैनू कखां च आ जा तू मेरी गली रब तैनू मन्ने आए तेरे लई पाक मैं हां तेरे लई हां जूंदा मैं तेरे लई खाक में हां तू रुख जा